ਸ਼ਰਮ ਆਉਣੀ ਐ ਇੰਨੀ ਕਿਉਂ ਸ਼ਾਈ ਮੇਰੇ ਬਾਰੇ ਹੋਂਡੇ ਨੂੰ ਦੱਸੀ ਕਿਉਂ ਨਾ ਵਾਈ ਜਾਨੀ ਨੂੰ ਤੂੰ ਕਰ ਕਰ ਬਾਕੀ ਮੁੰਡੇ ਬਾਹਰ ਕਰ ਦਿਲ ਤੇ ਨਾ ਮਾਰੀ ਸੱਟਣੀ ਪਰ ਜਿਹੜਾ ਮੈਨੂੰ ਕਰਕੇ ਵਖਾਵੇ ਨਖਰੇ ਮੈਂ ਜੇਬ ਵਿੱਚ ਪਾ ਕੇ ਰੱਖਦਾ